الحمد لله الحمد لله نحمده ونستعينه ونستغفره ونعوذ بالله من شرور أنفسنا ومن سيئات أعمالنا من يهده الله فلا مضل له ومن يضلله فلا هادي له وأشهد أن لا إله إلا الله وحده لا شريك له وأشهد أن محمدًا عبده ورسوله أما بعد أعوذ بالله من الشيطان الرجيم بسم الله الرحمن الرحيم من عمل صالحا فلنفسه ومن أساء فعليها ثم إلى ربكم ترجعون صدق الله العظيم. جب میں کہتا ہوں کہ یا اللہ میرا حال دیکھ، جب میں کہتا ہوں کہ یا اللہ میرا حال دیکھ، حکم ہوتا ہے تو اپنا نامۂ اعمال دیکھ، ذوق رکھ سنت گرامی سے، ہے شرف آپ کی غلامی سے، جو کوئی تابع رسول نہیں لاکھ اطاعت کرے قبول نہیں. یا الہی ہمیں عامل قرآن کر دے، پھر نئے سرے سے مسلمہ کو مسلمہ کر دے. وہ پیغمبر جسے سرتاج رسول کہتے ہیں اس کی امت کو ذرا تابع قرآن کر دے. گمراہ نہ ملے گا تمہیں شیطان سے بدتر، ہادی نہ ملے گا تمہیں قرآن سے بہتر. حاضرین مجلس، امت ببرکت، برادران اسلام، اس چک دے اور ضلع فیصل آباد دے بہترین مسلمانوں، اللہ رب العالمین دے احسانات اپنے بندے تے اتنا ہیں انسان اگر شمار کرنا چاہوے تو نہیں کر سکتا. دوستو، اللہ دی ساری مخلوق اللہ دے ملک ہے. کائنات دا جس طرح اللہ مالک ہے، ساری کائنات اللہ دی ملک بھی ہے. دوستو، مخلوقہ اللہ تعالی نے کتنیاں بنائی ہیں، آسمان و زمین، درند پرند جو کچھ نظر آ رہے ہیں، یہ سب کچھ اللہ دی مخلوق ہے. اللہ نے انسان نو انسان بنایا ہے, سب تو بڑا احسان ہے. اللہ نے انسان بنایا, اگر چڑیا بنا دیندا, اگر اللہ رب العالمین اپنی مخلوقاں وچوں ہور کوئی مخلوق بنا دیندا, اللہ کو میں اور تسا پوچھ سکدے سا کہ اللہ کیوں بنائی. پھر اپنے پاک پیغمبر جناب محمد الرسول اللہ صلی اللہ علیہ وسلم دا امتی بنایا ہے, سب تو بڑا احسان ہے. دوستو اللہ دے احسانات بے شمار ہیں. عزیز بھائیو, ساری کائنات اللہ نے اپنے امر نال بنائیے اور اپنے حکم دے تابع کر چھڑی ہے. ساری کائنات اللہ دے تابع ہے. مندے ہو؟ چپ کر گئے ہو؟ میں کہ شاید پریشان ہو گئے ہو. ہاں ہوں لازمی کر دے رہنا. آخر چ انشاءاللہ تانوں دساں گا کہ میں اہل حدیث کیوں بنیا. نال ہاں ہوں کرو گے کہ نہیں؟ اللہ اکبر. ساری کائنات دے خالق و مالک اللہ ہیں, اور اللہ نے اپنے امر نال ساری کائنات نو بنایا ہے, اپنی قدرت نال چلایا ہے. اور تسی حضرات اس چیز نو جان دے ہو, پہچان دے ہو, اسی اپنی مرضی نال دنیا تے نہیں آئے. ٹھیک ہے نا؟ کہ اپنی مرضی نال آئے ہیں؟ نہ اپنی مرضی نال آئے ہاں, نہ اپنی مرضی نال جانا ہے. اللہ دی مرضی نال اسی آئے ہیں. اللہ نے سانو جتھے جتھے جس قوم جس دھڑے جس گھر چ بھیجے ہے, اللہ نے اپنی مرضی نال سانو بھیجے ہے. اسی نہیں آکھیا کہ یا اللہ مینوں تو بلوچاں دے گھر چ پیدا کر دے, یا پٹھاناں دے گھر پیدا کر دے, یا ارائیاں دے گھر پیدا کر دے, یا راجپوتاں دے گھر پیدا کر دے, یا ملکاں دے گھر پیدا کر دے, یا سندھیاں دے گھر پیدا کر دے. اللہ رب العالمین نے اپنی مرضی نال ہی سانو جتھے جتھے بھیجے آئے. اللہ نے اپنی مرضی اپنے امر نال بھیجے آئے. دوستو بھیج کے تابع کر چھڑے آئے. ہن اپنی مرضی نال انسان بھی نہیں رہ سکدا. اس واسطے اللہ رب العالمین نے 1,24,000 کم و بیش پیغمبر بھیج کے انسان نو یہ کچھ سکھایا ہے کہ میری مرضی دے مطابق, میرے قانون دے مطابق, میں اللہ دے قانون دے مطابق تو اپنی زندگی بسر کرنی ہے. ہر پیغمبر نے ایک دعویٰ دیتی ہے. کیڑی؟ لا الہ الا اللہ. لا الہ الا اللہ. حضرت آدم علیہ الصلوۃ والسلام تو لے کے جناب محمد الرسول اللہ صلی اللہ علیہ وسلم تک ہر پیغمبر نو اللہ دا جو قانون ملیا ہے وہ ایک ہی قانون ملیا ہے. قانون اچ تبدیلی نہیں آئی. لا الہ الا اللہ ادا لفظی معنی ہے نہیں ہے کوئی معبود سوا اللہ. توحید, لفظ توحید جڑا ہے او غیر دی نفی کرن نو توحید آکھیا جاندہ ہے. اللہ دے غیر تو نفی کرنا, مخلوق تو یقین ہٹا کے صرف اللہ وال یقین کروا دینا ایک پاک پیغمبر دا کم ہے سی. اللہ دے پیغمبر جتنے بھی آئیں انہوں نے محنت ہی یہ کیتی ہے انسان دی جبین اپنے اللہ دے سامنے اللہ معبود دے سامنے صرف جھکے ہور کسے پاسے نہ جھکے. تمہیدی الفاظ اس واسطے سمجھا رہے ہیں تاکہ اگے چل کے تانوں بھی سمجھ آوے کہ اسی کی سنیا تے میں نے بھی سمجھ آیا کہ میں کی سنایا ہے. گل سمجھا دی بھی ہے. ایک لاکھ 24,000 کموں پیش پیغمبرہ نے آ کے اللہ دے قانون نو مضبوط کیتا ہے. قانون کیا؟ ساری کائنات مخلوق ہے، خالق اللہ ہے، ساری کائنات مملوک ہے، مالک اللہ ہے، ساری کائنات مرزوق ہے، رازق اللہ ہے، ساری کائنات منصور ہے، ناصر اللہ ہے، ساری کائنات مجبور ہے، جابر اللہ ہے. لا الہ الا اللہ دا معنی اے ہے. دوسرا لفظی معنی جو تبلیغی جماعت دے ساتھی دسدے نے لیکن قولی طور تے دسدے نے ذرا سمجھن دی کوشش کرا ہے، لا الہ الا اللہ، اللہ تو سچ ہون دا یقین، مخلوق تو کچھ نہ ہون دا یقین ساڈے دلہ میں چاہ جائے. یہ گل کر دے نے کدی سنیے؟ ہاں جی یار، ہاں ہوں تو کرو، ناراض ہوئے بیٹھے ہو. ایک بندے نے اپنا منڈا ویاہ لیا تے پھر او منڈا گیا نا اپنے سہرے والے پاسے تے او دے نال کوئی گل کرن تو چپ کر کے بیٹھا رہے. انہوں نے آکھیا او دے والد نوں، اتنا بولدا ہے نا، کوئی گل کردا ہے، وجہ کی ہے؟ گونگا تو نہیں کیتے؟ انہیں آکھیا نہیں نہیں گونگا نہیں. انہیں آکھیا ساڈا بولدا پھر کیوں نہیں؟ تو اپنے انہیں آ کے پتر نو سمجھایا، پتر تیرے سہورے نے مینوں آ گلا دیتا ہے، علامہ دیتا ہے، لہذا ہون جدو جاوے کوئی ہاں نہ دا جواب دیا کر. تو پھر جدو گیا نا تیار تور ہو کے تو سس نے پوچھیا، سہورے نے پوچھیا، سنا حال ساڈی تھی ٹھیک سی؟ انہیں آکھیا نا. انہیں آکھیا کہ صحیح سچ بیمار ہے؟ انہیں کہ ہاں. انہیں کہ ہسپتال لے گئے کہ نہیں؟ انہیں کہ نہ. انہیں آخیا کہ پھر ہن اسی جا کے ہسپتال لے جائیے؟ انہیں کہ ہاں. وہ جدو گھر آئے تو بالکل ٹھیک ٹھاک بیٹھی ہے تے وہ پوچھن لگے ایک ہی کہ انہیں کہا میں تمہیں ہاں نہ دا جواب دیندا رہا. لہذا ہاں نہ تو کر دے رہنا، ٹھیک ہے نا؟ اس واسطے میں آیات پڑھیے، بسم اللہ الرحمن الرحیم، من عمل صالحا فلنفسی. فرمایا کہ جڑے لوگ نیک کم کرتے ہیں، عمل صالح کرتے ہیں، بس پھر او دا فائدہ انہاں دی اپنی جان نو پہنچدا ہے. عمل صالح کرن واسطے پہلا لفظ کیے لا الہ. عبادت اگر کرنی ہے تو اللہ معبود دی کرنی ہے. جب تک اے دل دے اندر توحید نہیں بیٹھی، لکھاں تے کروڑاں سجدے غیر ال کردا رہندا ہے. ایک لاکھ 24,000 پیغمبراں نے آ کے اے گل لوکاں نوں سمجھائی، لوکو اللہ او اے ਜਿਹੜਾ ਕਿਸੇ ਦਾ ਮੁਹਤਾਜ ਨਹੀਂ, ਅੱਲਾਹੁ ਸਮਦ, ਅੱਲਾਹ ਦੀ ਇਬਾਦਤ ਕਰਿਆ ਕਰੋ, ਅੱਲਾਹ ਹੀ ਦੀ ਇਬਾਦਤ ਕਰਿਆ ਕਰੋ, ਅੱਲਾਹ ਵੀ ਨਹੀਂ, ਅੱਲਾਹ ਹੀ ਵੀ ਸਮਝਦੇ ਹੋ? ਹੈਂ, ਅੱਲਾਹ ਦੀ ਵੀ ਇਬਾਦਤ ਕਰਦੇ ਹਾਂ ਤੇ ਬਾਬਿਆਂ ਵੱਲ ਵੀ ਉਧਰ ਜਾ ਕੇ ਚੜਾਵੇ ਵੀ ਚੜਾਉਣੇ ਪੈਂਦੇ ਨੇ, ਨਾਲੇ ਅਸੀਂ ਇੱਕ ਗੱਲ ਹੋਰ ਜਾ ਕੇ ਉੱਥੇ ਆਖਦੇ ਹੁੰਦੇ ਹਾਂ, ਕਿਹੜੀ ਗੱਲ? ਮੇਰੇ ਪੀਰ ਦੀ ਕਿਆ ਬਾਤ ਏ, ਮੇਰੇ ਪੀਰ ਦੀ ਕਿਆ ਬਾਤ ਏ, ਜੇ ਰੁੱਸ ਗਿਆ ਮੁਰਸ਼ਿਦ ਮਤ ਦੇਸਾਂ ਨੋ ਰਾਤੇ। ਤੁਸੀਂ ਨਹੀਂ ਕਹਿੰਦੇ, ਗੱਲ ਹੀ ਨਹੀਂ ਸਮਝ ਆਈ, ਗੱਲ ਹੀ ਸਮਝ ਨਹੀਂ ਆਈ। ਜਦੋਂ ਮੈਂ, ਕਿਉਂਕਿ 2 ਮਹੀਨੇ ਜੇ ਸਿਰਫ ਹੋਏ ਨੇ ਅਹਿਲ ਹਦੀਸ ਹੋਇਆ, ਉਹੀ ਗੱਲ ਤੁਹਾਨੂੰ ਦੱਸ ਰਿਹਾ ਕਿ ਸਾਡੇ ਜਿਹੜੇ ਮੁਰੀਦੀਨ ਹੈ ਸਨ ਨਾ, ਉਹ ਫਿਰ ਨੌਰਾਤਾ ਆ ਕੇ ਉੱਥੇ ਨੌਰਾਤਾ ਦਿੰਦੇ ਸਨ। 9 ਰਾਤਾਂ ਉੱਥੇ ਆ ਕੇ ਬੀਬੀ ਨੇ ਆ ਕੇ ਗੁਜ਼ਾਰਨੇ, ਤਾਂ ਪੀਰ ਰਾਜ਼ੀ ਹੁੰਦਾ ਤੇ ਤਾਂ ਉਹ ਇਸ ਵਾਸਤੇ ਇੱਕ ਗੀਤ ਗਾ ਕੇ ਆਖਦੀ ਸੀ। ਕੀ ਉਹ ਗੀਤ ਕੀ ਸੀ? ਮੇਰੇ ਪੀਰ ਦੀ, ਮੇਰੇ ਬਾਬੇ ਦੀ, ਮੇਰੇ ਪੀਰ ਦੀ ਕਿਆ ਬਾਤ ਏ, ਜੇ ਰੁੱਸ ਗਿਆ ਮੁਰਸ਼ਦ ਮਤ ਦੇਸਾਂ ਨੋ ਰਾਤੇ। ਇੱਕ ਰਾਤ 'ਚ ਨਹੀਂ ਮੰਨਦਾ, ਇੱਕ ਰਾਤ 'ਚ 9 ਰਾਤਾਂ ਦੇਵੇਗੀ ਤਾਂ ਮਨੀਜਣਾ, ਵਰਨਾ ਮਨੀਜਣਾ ਕੋਈ ਨਹੀਂ। ਇਸ ਵਾਸਤੇ 1,24,000 ਕਮੋ ਪੇਸ਼ ਪੈਗੰਬਰਾਂ ਨੇ ਆ ਕੇ ਇਹੀ ਦਾਵਾ ਦਿੱਤੀ ਏ। ਇੱਕ ਦੋਸਤ, ਇੱਕ ਹੋਰ ਵੀ ਗੱਲ ਸੁਣ ਲਓ, ਮੈਂ ਕੋਈ ਅੱਜ ਤਕਰੀਰ ਤੁਹਾਨੂੰ ਕੋਈ ਨਹੀਂ ਸੁਣਾਉਣ ਡਿਆ, ਮੈਂ ਤਾਂ ਆਪਣੇ ਮਸ਼ਾਇਖ ਕੋਲ ਜਿਹੜਾ ਸਬਕ ਲਿਆ ਹੈ ਨਾ, ਇਹਨਾਂ ਹਜ਼ਰਾਤ ਕੋਲੋਂ ਜੋ ਸਬਕ ਮਿਲਿਆ ਹੈ ਉਹ ਕੁਝ ਤੁਹਾਨੂੰ ਸੁਣਾਉਣ ਆਇਆ। ਨਾ ਆਲਿਮ ਨਾ ਮੁਅੱਲਮ, ਕੁਝ ਵੀ ਨਹੀਂ, ਠੱਗੀ ਪੀਰ ਸਾਂ ਬਸ। ਗੱਲ ਸਿੱਧੀ ਜੀ, ਠੱਗ ਠੱਗ ਕੇ ਨਾ ਇਹ ਵਧਾਇਆ, ਅੱਲਾਹ ਤੋਂ ਹਟਾ ਕੇ ਲੋਕਾਂ ਨੂੰ ਸਜਦੇ ਗੈਰਾਂ ਵੱਲ ਅਸੀਂ ਕਰਾ ਛੱਡੇ। ਪੁੱਤਰ ਨਹੀਂ ਹੁੰਦਾ ਪੀਰ ਜੀ, ਨੌਰਾਤਾ ਦੇ ਬਾਬੇ ਦੀ ਚਾਦਰ ਚਾੜ, ਬਾਬੇ ਨੂੰ ਆ ਕੇ ਇੱਥੇ ਬਾਬੇ ਦੀ ਕਬਰ ਨੂੰ ਧੋ, ਇਹਦਾ ਪਾਣੀ ਲੈ ਜਾ, ਪੁਣ ਕੇ ਰੱਖ ਲੈ, ਫਿਰ ਉਹ ਘੁੱਟ ਭਰਿਆ ਕਰ। ਦੋਸਤਾ, 1,24,000 ਕਮੋ ਪੇਸ਼ ਪੈਗੰਬਰਾਂ ਨੇ ਜਿਹੜੀ ਦਾਵਾ ਦਿੱਤੀ ਉਹ ਇਹੀ ਦਾਵਾ ਦਿੱਤੀ ਏ, ਅੱਲਾਹ ਤੋਂ ਮਾ ਸਿਵਾ ਕੋਈ ਹੋਰ ਪੁੱਤਰ ਨਹੀਂ ਦੇ ਸਕਦਾ। ਯਹਬੁਲੀ ਮਈਸ਼ਾ ਇਨਾਸੂ, ਮਯਹਬੁਲੀ ਮਈਸ਼ਾ ਉਲਕੂਰ, ਔ ਯੁਜ਼ਵਿਜੁਹੁਮ ਜ਼ੁਕਰਾਨਾ ਵਇਨਾਸਾ وَيَجْعَلُ مَنْ يَشَاءُ عَقِيمًا إِنَّهُ عَلِيمٌ قَدِيرٌ। ਅੱਲਾਹ ਫਰਮਾਉਂਦੇ ਨੇ, ਬੇਟਾ ਦੇਵਾਂ ਦੇਵਾਂ ਨਾ ਦੇਵਾਂ, ਬੇਟੀ ਦੇਵਾਂ ਨਾ ਦੇਵਾਂ, ਮੇਰੀ ਮਰਜ਼ੀ, ਬੇਟਾ ਦੇ ਦੇਵਾਂ ਬੇਟੀ ਦੇ ਦੇਵਾਂ ਨਾ ਦੇਵਾਂ ਦੇਵਾਂ, ਮੈਂ ਆਪਣੀ ਕੁਦਰਤ ਨਾਲ ਆਪਣੇ ਅਮਰ ਨਾਲ। ਲੇਕਿਨ ਅਸਾਂ ਲੋਕਾਂ ਨੂੰ ਕੀ ਸਮਝਾਉਂਦੇ ਰਹੇ ਹੁਣ ਤੱਕ? ਓ ਮੀਆਂ, ਜਦੋਂ ਤੱਕ ਬਾਬੇ ਦੀ ਮੰਨਤ ਨਾ ਮੰਨੇਗੀ ਉਨਾ ਚਿਰ ਕੁਛ ਵੀ ਨਹੀਂ ਲੱਭਣਾ। ਫਿਰ ਜਨਾਨੀਆਂ ਵੀ ਡਾਢੀਆਂ ਹੋ ਜਾਂਦੀਆਂ ਨੇ ਨਾ, ਜਨਾਨੀਆਂ ਕਹਿੰਦੀਆਂ ਨੇ ਲੈ ਮੌਲਵੀਆਂ ਨੂੰ ਕੀ ਪਤਾ, ਉਹ ਫਲਾਨੀ ਗਈ, ਫਲਾਨੀ ਨੂੰ ਪੁੱਤਰ ਹੋਇਆ, ਫਲਾਨੀ ਨੂੰ ਹੋਇਆ। ਅੱਲਾਹੁ ਅਕਬਰ। ਕਿਤੇ ਨਾਰਾਜ਼ ਨਹੀਂ ਹੋਣ ਡੇ? ਮੈਂ ਤਾਂ ਆਪਣੀ ਬੀਤੀ ਸੁਣਾਉਣ ਡਿਆ, ਕਿਸੇ ਨੂੰ ਮੈਂ ਕੁਛ ਨਹੀਂ ਕਹਿਣ ਡਿਆ, ਮੈਂ ਆਪਣੀ ਬੀਤੀ ਖੁਦ ਸੁਣਾਉਣ ਡਿਆ। ਇੱਕ ਦਫਾ ਵਿਹਾੜੀ ਦੇ ਨਾਲ ਇੱਕ ਜਗ੍ਹਾ ਹੈ ਕਮਾਦੇ ਦਾ ਇਲਾਕਾ, ਕਮਾਦਾ ਮਸ਼ਹੂਰ ਜਗ੍ਹਾ ਹੈ। ਉੱਥੇ ਨਾ ਇੱਕ ਚੱਕ ਕੇ ਉਸ ਚੱਕ ਦੇ ਲੰਬਰਦਾਰ ਸਾਹਿਬ ਦੀ ਬੇਟੀ ਨੂੰ ਆ ਕੇ ਨਾ ਪੀਰ ਨੇ ਬੇਟਾ ਬਣਾ ਛੱਡਿਆ ਤੇ ਦੁਨੀਆ ਇਕੱਠੀ ਹੋ ਗਈ। ਉਹਨਾਂ ਨੇ ਦੇਗਾਂ ਲਾਈਆਂ, ਪੀਰ ਉਹਨਾਂ ਨੇ 2 ਲੱਖ ਰੁਪਇਆ ਲਿਆ, 2 ਲੱਖ ਦਾ ਚੈੱਕ ਲੈ ਲਿਆ। ਉੱਥੇ ਇੱਕ ਹਾਫਿਜ਼ ਖਾਦਮ ਹੁਸੈਨ ਹੈ, ਉਹ ਹੈ ਦਿਓਬੰਦੀ। ਉਦੋਂ ਮੈਂ ਵੀ ਨਾ ਦਿਲ ਦੇ ਵਿੱਚ ਪੀਰੀ ਮੁਰੀ ਦੀ ਉੱਤੇ ਥੋੜ੍ਹਾ ਜਿਹਾ ਨਫ਼ਰਤ ਕਰਦਾ ਫਿਰਦਾ ਸਾਂ। ਇਸੇ ਰਮਜ਼ਾਨ ਸ਼ਰੀਫ ਦੇ ਬਾਅਦ ਦੀ ਗੱਲ ਹੈ, ਆਹ ਜਿਹੜਾ ਹੁਣ ਗੁਜ਼ਰਿਆ ਕਿ ਦੂਰ ਦੀ ਗੱਲ ਨਹੀਂ। ਉਹ ਹਾਫਿਜ਼ ਸਾਹਿਬ ਮੇਰੇ ਕੋਲ ਆਇਆ, ਆਖਣ ਲੱਗੇ ਕਾਰੀ ਸਾਹਿਬ, ਉਹ ਪੀਰ ਨੇ ਤਾਂ ਲੜਕੀ ਨੂੰ ਲੜਕਾ ਬਣਾ ਛੱਡਿਆ। ਮੈਂ ਕਿਹਾ ਇਹ ਭਲਾ ਕੋਈ ਗੱਲ ਹੈ? ਤੂੰ ਮੈਨੂੰ ਲੈ ਜਾ, ਮੈਂ ਵੀ ਤਾਂ ਪੀਰ ਹੀ ਹਾਂ ਨਾ, ਆਪਾਂ ਫਿਰ ਲੜਕੀ ਬਣਾ ਦਿੰਦੇ। ਖੈਰ ਜੀ, ਉਹਨਾਂ ਨੇ ਜੀ ਇਕੱਠ ਇਕੱਠਾ ਕੀਤਾ। ਮੇਰੀ ਗੱਡੀ ਜਦੋਂ ਪਹੁੰਚੀ ਨਾ ਉਹਨਾਂ ਦੇ ਚੱਕ ਦੇ ਵਿੱਚ, ਦੇ ਮਾਰ 4.5 ਵੱਡੇ ਵੱਡੇ ਦਾੜੀਆਂ ਵਾਲੇ, ਛੋਟੇ ਬੜੇ, ਔਰਤਾਂ ਮਰਦ ਸਾਰੇ ਬਾਹਰ ਨਿਕਲ ਆਏ, ਆਨ ਧਮਾਲ ਪਾਉਣ ਲੱਗੇ, ਨਾਲ ਨਾ ਜ਼ਿਕਰ ਹੋ ਰਿਹਾ ਹੈ ਤੇ ਇੰਜ ਕਰਦੇ ਅੱਗੇ ਪਿੱਛੇ, ਇਹ ਧਮਾਲ ਪਾਉਂਦੇ ਪੀਰ ਆ ਗਿਆ। ਖੈਰ ਜੀ, ਮਸਜਿਦ ਦਾ ਅਦਬ ਕਰਨਾ ਹੈ। ਸਿਰਫ ਤੁਹਾਨੂੰ ਸੁਣਾ ਇਸ ਵਾਸਤੇ ਰਹੇ ਕਿ ਇਹ ਚੀਜ਼ਾਂ, ਬਾਤਨੀ ਚੀਜ਼ਾਂ, ਬਾਤਲੀ ਚੀਜ਼ਾਂ ਦੁਨੀਆਂ ਦੇ ਉੱਤੇ ਏਦਾਂ ਦੀਆਂ ਆਈਆਂ ਨੇ, ਲੇਕਿਨ ਹੱਕ ਹੱਕ ਹੀ ਹੁੰਦਾ ਹਮੇਸ਼ਾ। ਖੈਰ ਜੀ, ਜਦੋਂ ਮੈਂ ਉੱਥੇ ਪਹੁੰਚਿਆ ਤੇ ਪੀਰ ਹੋਣਾ ਦੇ ਨਾਲ ਉਹ ਬੱਚੀ ਬੈਠੀ ਏ, ਦਰਵਾਜ਼ਾ ਬੰਦ ਏ, ਇੱਕ ਦਰਵਾਜ਼ਾ ਖੁੱਲ੍ਹਾ ਇੱਕ ਬੰਦ ਏ, ਮੈਂ ਮਾਰੀ ਲੱਤ ਜਾਂਦਿਆਂ ਹੀ ਦਰਵਾਜ਼ਾ ਪਰਾਂ ਕਰ ਛੱਡਿਆ ਤੇ ਜਲਦੀ ਜਲਦੀ ਪੀਰ ਹੋਣੀ ਉੱਠ ਕੇ ਬੈਠ ਗਿਆ। ਉਹਨੇ ਕਿਹਾ ਖਿਆਲ ਕਰੀਏ ਮੌਲਵੀ, ਉਹਨੇ ਸਮਝਿਆ ਮੌਲਵੀ ਆ ਗਿਆ। ਮੈਂ ਕਿਹਾ ਗੱਲ ਸੁਣ, ਖਿਆਲ ਕਾਹਦਾ ਕਰਾਂ, ਤੂੰ ਆਹ ਕੀ ਕੀਤੀ ਬੈਠਾ? ਕਹਿੰਦਾ ਅਸੀਂ ਬੜੇ ਕਰਨੀ ਵਾਲੇ ਹੁੰਦੇ ਹਾਂ, ਅਸੀਂ ਲੜਕੀ ਨੂੰ ਲੜਕਾ ਬਣਾ ਛੱਡਿਆ, ਸਾਡੇ ਲੰਬਰਦਾਰ ਦੀਆਂ 8 ਬੇਟੀਆਂ ਹੋਵਨ, ਇੱਕ ਬੇਟਾ ਵੀ ਨਾ ਹੋਵੇ, ਇਹ ਭਲਾ ਹੋ ਸਕਦਾ ਹੈ? ਆਪਾਂ ਤਾਂ ਲੜ ਕੇ ਵੀ ਲੈ ਲੈਂਦੇ ਹੁੰਦੇ ਹਾਂ, ਉਹਦੇ ਅਲਫਾਜ਼ ਹੈ। ਮੈਂ ਕੱਢ ਕੇ ਮਾਰੀ ਚੰਡ ਉਹਦੇ ਮੂੰਹ ਉੱਤੇ, ਤੇ ਲੜਾਈ ਸਾਡੀ ਪੈ ਗਈ ਤੇ ਦੁਨੀਆ ਫਿਰ ਇਕੱਠੀ ਹੋ ਗਈ। ਖੈਰ ਜੀ, ਬਾਹਰ ਅਸੀਂ ਮੰਜੇ ਮੁੰਜੇ ਪਾ ਲਏ। ਹਾਂ ਬਈ, ਅਲਗਰਜ਼ ਦੋਸਤੋ, ਬੀਬੀਆਂ ਨੂੰ ਸਭ ਬੁਲਾ ਕੇ ਅਸੀਂ ਆਖਿਆ ਲੈ ਜਾਓ ਇਸਨੂੰ, ਬੱਚੀ ਨੂੰ। ਬੱਚੀ ਨੂੰ ਜਦੋਂ ਲੈ ਗਏ, ਥੋੜ੍ਹੀ ਦੇਰ ਬਾਅਦ ਉਹਦੀ ਮਾਂ ਨੇ ਆ ਕੇ ਆਖਿਆ, ਇਹ ਉਵੇਂ ਲੜਕੀ ਦੀ ਲੜਕੀ ਹੈ, ਇਸ ਪੀਰ ਨੇ ਸਾਡੇ ਨਾਲ ਬਦਮਾਸ਼ੀ ਕੀਤੀ। ਅਸਾਂ ਉਹਦੀ ਫਿਰ ਜਾਨ ਉਹਦੀ ਬਚਵਾ ਕੇ ਮੈਂ ਨਸਾ ਛੱਡਿਆ, 2-4 ਬੰਦੇ ਨਾਲ ਪਏ ਵਿੱਚ, ਨਾ ਤਾਂ ਉਸ ਬੰਦੇ ਪੀਰ ਨੂੰ ਲੋਕਾਂ ਨੇ ਮਾਰ ਸਿੱਟਣਾ ਸੀ। ਅਰਜ਼ ਕਰਨ ਦਾ ਮਕਸਦ ਇਹ, ਅਸਾਂ ਬਦਮਾਸ਼ੇ, ਬਦਮਾਸ਼ਾਂ ਪੀਰਾਂ ਨੇ, ਬਦਮਾਸ਼ ਪੀਰ ਤੂੰ ਵੇਖੇ ਨੇ ਕੈਨਾਤ ਦੇ ਅੰਦਰ, ਸਾਡੀ ਬੱਚੀਆਂ ਕੋਲੋਂ ਪੱਟ ਕੁਟਵਾਉਂਦੇ ਨੇ, ਗੈਰ ਮਹਿਰਮ ਨੇ ਸਾਡੇ ਵਾਸਤੇ ਸਾਡੀ ਬੱਚੀਆਂ ਨੂੰ ਸਾਹਮਣੇ ਬਿਠਾਉਂਦੇ ਨੇ, ਕਿਆ ਕਿ ਸਾਡੇ ਕੀ ਕੁਛ ਲੱਗਦੇ ਨੇ? ਵਲੀ ਉਸ ਟਾਈਮ ਤੱਕ ਵਲੀ ਨਹੀਂ ਹੋ ਸਕਦਾ ਜਦ ਤੱਕ ਪੂਰੇ ਕੁਰਾਨ ਤੇ ਅਮਲ ਨਾ ਕਰੇ। ਔਰ ਪਾਕ ਪੈਗੰਬਰ ਜਨਾਬ ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ ਉੱਤੇ ਪੂਰਾ ਅਮਲ ਨਾ ਕਰੇ, ਉਸ ਵਕਤ ਤੱਕ ਇਹ ਵਲੀ ਨਹੀਂ ਬਣ ਸਕਦਾ। ਨਾਰਾਏ ਤਕਬੀਰ, ਇਸ ਵਾਸਤੇ ਦੋਸਤਾ ਤੈਨੂੰ ਇੱਕ ਹੀ ਗੱਲ ਸਮਝਾਈਏ, ਕਿਹੜੀ? ਅਜੇ ਤੇ ਸਟਾਰਟਿੰਗ ਤਮਹੀਦ ਬਣ ਰਹੇ ਹੈ, ਲਾ ਇਲਾਹਾ ਇਲਲਲਾਹ, ਅੱਲਾ ਤੋਂ ਸਭ ਕੁਛ ਹੋਣ ਦਾ ਯਕੀਨ। ਤਬਲੀਗੀ ਮਤਲਬ ਆਖਦੇ ਨੇ ਨਾ, قولی طور دے صرف زبان نالی مخلوق تو کچھ نہ ہون دا یقین ساڈے دلاں وچ بیٹھ جاوے ساری کائنات مخلوق خالق اللہ ساری کائنات مملوک مالک اللہ ساری کائنات مرزوق رازق اللہ ساری کائنات منصور ناصر اللہ ساری کائنات مجبور جابر اللہ ہے لا الہ الا اللہ اللہ جو کچھ کرے اللہ کر سکتا ہے میں پہلے مثال عرض کر چکے ہیں اسیں اپنی مرضی نال نہیں آئے اللہ پاک نے بھیجیا بلوچاں دے گھر بھیجیا سندھیاں دے گھر بھیجیا پٹھاناں دے گھر بھیجیا اور جتھے جتھے بھیجیا اللہ نے اپنی مرضی نال بھیجیا مرد بنایا اللہ نے اپنی مرضی نال عورت بنائی اللہ نے اپنی مرضی نال اور جوانی عطا فرمائی اللہ نے اپنی مرضی نال بڑھاپا عطا فرمایا اللہ نے اپنی مرضی نال کائنات دے اندر اللہ دی مرضی تو سوا کسے ہور دی مرضی نہیں چل سکدی اے مسئلہ کے اہل حدیثاں دا اے پہلا سبق ہے پہلا سبق مسئلہ کے اہل حدیث لوکاں دا ایک چیز میں عرض کردا جاواں دوستا 28-29 سال دی ریسرچ دے وچ 28-29 سال دی تحقیق دے وچ میں ایک شے لبھی اے کیڑی شے مسئلہ کے اہل حدیث کوئی فرقہ نہیں پاک پیغمبر دی ادا دے اوتے اے لوگ چلن والے نے اللہ دے قرآن دے اوتے عمل کردے نے پاک پیغمبر دی ادا دے اوتے عمل کردے نے اس واسطے میں آخدا ہوں میں مسلک حنفی چھوڑایا ہویا رب دا خاص فضل صدیق عمر عثمان علی دے قدم چایا ولے قرآن حدیث دا منکر مومن نہیں محمدی ہن سمجھی اے گلے سانو پاک پیغمبر دسیا ہے صدیق اے یار اولے اس واسطے دوستان اللہ تو سب کچھ ہون دا یقین مخلوق تو کچھ نہ ہون دا یقین انہاں اہل حدیثاں نے عمل کر کے بھی کھایا کئی لوگ بڑے بڑے اٹھے نے انہاں کہ اسیں بڑے توحید پرستاں اسیں رسالت پرستاں اسیں لیکن صرف زبان نال آکھن واسطے تیار نے عمل کرن واسطے تیار صرف اہل حدیث ہی ایدو تے عمل کر سکدا ہے اور کوئی عمل کرنا پسند ہی نہیں کر دی اگلی گل محمد الرسول اللہ ایدہ لفظی بنا ہے محمد الرسول اللہ اللہ دے رسول ہیں ایدہ دوسرا تشریح دی کیے محمد الرسول اللہ صلی اللہ علیہ وسلم دے طریقیاں دے اتے کامیابی دا یقین غیران دے طریقے تے چل کے ناکامی دا یقین اے تبلیغی جماعت تو سن دے ہو کہ نہیں پھر وہی گل ہاں نال ہی بھائی سن دے ہو دے ہو نا گل وہی ہے قولی طور تے عملی طور تے نہیں ہون گل سامنے آ گئی اللہ اکبر اللہ دا غیر ہو گیا غیر کون جڑے لوگ سورج دی پوجا پہ کردن اللہ دا غیر بنا لیا کسے نے لکڑی دی پوجا کیتی انہاں نے اللہ دا غیر بنا لیا اللہ دے غیر دی سمجھ تا آ گئی ہے ਕਿਸੇ ਹੋਰ ਦੀ ਇਬਾਦਤ ਕਰਨ ਨੂੰ ਕੀ ਆਖਿਆ ਜਾਏਗਾ? ਅੱਲਾਹ ਤਾਲਾ ਦਾ ਇਹ ਗੈਰ ਹੈ, ਇਹਦੀ ਇਬਾਦਤ ਨਹੀਂ ਕਰਨੀ, ਕਰਨੀ ਹੈ ਅੱਲਾਹ ਦੀ ਕਰਨੀ ਹੈ। ਲੇਕਿਨ ਪਾਕ ਪੈਗੰਬਰ ਦਾ ਗੈਰ ਕੌਣ ਹੈ? ਗੱਲ ਸਮਝ ਆਉਂਦੀ ਵੀ ਹੈ? ਪਾਕ ਪੈਗੰਬਰ ਦਾ ਗੈਰ ਇਮਾਮ ਅਬੂ ਹਨੀਫਾ ਨੂੰ ਬਣਾਇਆ ਹੀ, ਇਮਾਮ ਸ਼ਾਫੀ ਨੂੰ ਬਣਾਇਆ ਹੀ, ਇਮਾਮ ਮਾਲਿਕ ਨੂੰ ਬਣਾਇਆ ਹੀ, ਇਮਾਮ ਅਹਿਮਦ ਬਿਨ ਹੰਬਲ ਨੂੰ ਬਣਾਇਆ ਹੀ। ਜਿੱਥੇ ਪਾਕ ਪੈਗੰਬਰ ਦਾ ਫੈਸਲਾ ਆਉਂਦਾ ਹੈ ਤੂੰ ਨਹੀਂ ਮੰਨਦਾ, ਤੂੰ ਕਹਿੰਦਾ ਕਿ ਜਦੋਂ ਜਬ ਤੱਕ ਫਿੱਕਾ ਨਾ ਵਿੱਚੋਂ ਮੈਂ ਮਸਲਾ ਨਾ ਵੇਖਾਂ ਉਸ ਵਕਤ ਤੱਕ ਮੈਂ ਨਹੀਂ ਮੰਨਦਾ। ਫਿੱਕਾ ਪਹਿਲੇ ਬਾਅਦ ਚ ਦੂਸਰੀ ਗੱਲ। ਹੁਣ ਥੋੜ੍ਹੀ ਜਿਹੀ ਤਵੱਜੋ ਚਾਹੀਦੀ ਤੁਸਾਂ ਹਜ਼ਰਾਤ ਦੀ। ਮੈਂ ਸੁਣਾਉਣ ਸਬਕ ਡਿਆ ਹਜ਼ਰਤ ਸ਼ਾਹ ਸਾਹਿਬ ਨੂੰ, ਕੋਈ ਗਲਤੀ ਹੋਏਗੀ ਤਾਂ ਮੇਰੀ ਇਨਸ਼ਾ ਅੱਲਾਹ ਤਾਲਾ ਸਫਾਈ ਹੋ ਜਾਏਗੀ। ਅਗਲੀ ਗੱਲ, ਆਪ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਇਹਨਾਂ ਨੂੰ ਸਮਝ ਨਹੀਂ ਆਉਂਦਾ। ਜਦੋਂ ਫਿੱਕਾ ਪੜ੍ਹਾਈ ਜਾਂਦੀ ਹੈ ਨਾ, ਮੈਂ ਖੁਦ ਪੜ੍ਹਦਾ ਰਿਹਾ 8 ਸਾਲ ਫਿੱਕਾ ਪੜ੍ਹੀਏ, ਫਿਰ ਪੜ੍ਹਾਈ ਵੀ ਹੈ, ਜਦੋਂ ਦੇਵਬੰਦੀਆਂ ਵਿੱਚ ਰਹਿਆਂ ਤਾਂ ਫਿਰ ਤਾਂ ਪੀਰ ਬਣ ਗਏ ਨਾ, ਫਿਰ ਤਾਂ ਕੋਈ ਨਮਾਜ਼ ਦੀ ਵੀ ਲੋੜ ਕੋਈ ਨਹੀਂ। ਹਾਂ ਪੀਰ ਜੀ ਸਦਕੇ ਵੰਜਾ ਨਮਾਜ਼ ਪੜ੍ਹ ਲਓ। ਹੋ ਮੁਰਿਦਣੀ ਚੁੱਪ ਕੇ, ਕਿਉਂ ਪੀਰਾ? ਤੈਨੂੰ ਨਹੀਂ ਪਤਾ ਮੈਂ ਪੀਰ ਹਾਂ, ਮੈਂ ਇਹਨਾਂ ਇਮਾਮਾਂ ਪਿੱਛੇ ਨਮਾਜ਼ ਨਹੀਂ ਪੜ੍ਹਦਾ, ਮੈਂ ਪੜ੍ਹਦਾ ਮਦੀਨੇ ਜਾ ਕੇ। ਉਸ ਦੀ ਚੁੱਪ, ਤੁਹਾਡੀਆਂ ਨਮਾਜ਼ਾਂ ਵੀ ਸਾਡੇ ਜ਼ਿੰਮੇ, ਸਾਡੀਆਂ ਸਾਡੇ ਜ਼ਿੰਮੇ, ਕਿਆਮਤ ਵਾਲੇ ਦਿਨ ਤੁਹਾਡਾ ਭਾਰ ਅਸਾਂ ਪੀਰਾਂ ਚੁੱਕਣਾ ਹੈ। ਦੇ ਦਾਣਿਆਂ ਦੇ 2 ਗੱਟੂ, ਤੇਰੀ ਨਮਾਜ਼ ਸਾਡੇ ਜ਼ਿੰਮੇ। ਇਸ ਵਾਸਤੇ ਦੋਸਤਾਂ, ਫਿੱਕਾ ਦੇ ਬਗੈਰ ਇਹਨਾਂ ਨੂੰ ਪਾਕ ਪੈਗੰਬਰ ਦੀ ਗੱਲ ਸਮਝ ਨਹੀਂ ਆਉਂਦੀ। ਕੀ ਆਖਿਆ ਜਾਂਦਾ ਪੜਾਉਣ ਲੱਗਿਆਂ? ਸ਼ਾਗਿਰਦ ਬੋਲਿਆ, ਸੋਹਣਿਆ ਉਸਤਾਦਾ ਇਹ ਦੱਸ, ਹੁਣ 8 ਸਾਲ ਪੜ੍ਹਿਆ ਹੀ ਪੜ੍ਹਾਈਏ ਫਿੱਕਾ, ਤੇ ਹੁਣ 1 ਸਾਲ ਹਦੀਸ ਪਾਕ, ਹੁਣ ਰਹਿਣ ਦੋ ਹਦੀਸ ਨੂੰ, ਆਪਾਂ ਫਿੱਕਾ ਜੋ ਪੜ੍ਹ ਲਈ ਕਾਫੀ ਨਹੀਂ? ਨਾ ਮੇਰਾ ਪੁੱਤਰ, ਇਹ ਸਿਰਫ ਅਸਾਂ ਪੜ੍ਹਨੀ ਹੈ ਬਰਕਤ ਦੇ ਤੌਰ ਤੇ, ਬਸ ਅਮਲ ਦੇ ਤੌਰ ਤੇ ਨਹੀਂ। ਅਮਲ ਤੇ ਫਿੱਕਾ ਤੇ ਕਰਨਾ ਹੈ ਅਸਾਂ। ਅੱਲਾਹੁ ਅਕਬਰ, ਇਹ ਕਿਤਨਾ ਬੜਾ ਬਹੁਤਾਨ ਅਜ਼ੀਮ ਹੈ। ਜਬ ਤੱਕ ਫਿੱਕਾ ਨਹੀਂ ਪੜੋਗੇ, ਜਨਾਬ ਮੁਹੰਮਦ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦੀ ਨਬੂਵਤ ਵਾਲੀ ਜ਼ੁਬਾਨ ਤੋਂ ਗੱਲ ਸਮਝ ਨਹੀਂ ਆਉਂਦੀ। ਮੇਰੇ ਪਾਕ ਪੈਗੰਬਰ ਦੀ ਜ਼ੁਬਾਨ ਅਨਵਰ ਚੋਂ ਜੋ ਗੱਲ ਨਿਕਲੀ ਹੈ, ਛੋਟੇ ਨੇ ਵੀ ਸਮਝੀ ਹੈ, ਬੜੇ ਨੇ ਵੀ ਸਮਝੀ ਹੈ, ਬੂੜੇ ਨੇ ਵੀ ਸਮਝੀ ਹੈ, ਜਵਾਨ ਨੇ ਵੀ ਸਮਝੀ ਹੈ, ਅਮੀਰ ਨੇ ਵੀ ਸਮਝੀ ਹੈ, ਗਰੀਬ ਨੇ ਵੀ ਸਮਝੀ ਹੈ, ਉਸ ਜ਼ਮਾਨੇ ਦੇ ਸਭ ਨੇ ਸਮਝੀ ਹੈ, ਲੇਕਿਨ ਤੇਰੇ ਸਮਝ ਨਹੀਂ ਆ ਸਕਦੀ। ਇਸ ਵਾਸਤੇ ਦੋਸਤਾਂ, ਮੁਹੰਮਦੁਰ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਅੱਲਾ ਦੇ ਪਾਕ ਪੈਗੰਬਰ ਦੇ ਤਰੀਕਿਆਂ ਵਿੱਚ ਕਾਮਯਾਬੀ ਹੈ। ਜਬ ਮੇਰੇ ਪਾਕ ਪੈਗੰਬਰ ਦੇ ਤਰੀਕੇ ਨੂੰ ਛੱਡੇਗਾ ਫਿਰ ਕੀ ਹੋਏਗਾ? ਵਮਨ ਅਸਾ ਫਅਲੈਹਾ, ਉਹ ਕੰਮ ਬੁਰਾ ਬਣ ਜਾਏਗਾ, ਉਸ ਕੰਮ ਦਾ ਵਬਾਲ, ਬੁਰਾਈ ਦਾ ਵਬਾਲ ਵੀ ਤੇਰੇ ਤੇ। ਅੱਲਾ ਦਾ ਕੁਰਾਨ, ਮਨ ਅਮਿਲ ਸਾਲਿਹਨ ਫਲੀ ਨਫਸੀ, ਅਗਰ ਜੋ ਕੋਈ ਲੋਕ ਅੱਛਾ ਕੰਮ ਕਰਦੇ ਨੇ, ਨੇਕ ਸਾਲੇ ਅਮਲ ਕਰਦੇ ਨੇ, ਉਹਦਾ ਫਾਇਦਾ ਬਸ ਉਹਦੀ ਆਪਣੀ ਜਾਨ ਨੂੰ ਪਹੁੰਚਦਾ ਹੈ। ਅਗਰ ਬੁਰਾ ਕੰਮ, ਮਨ ਅਸਾ ਫਅਲੈਹਾ, ਜਿਹੜੇ ਲੋਕ ਬੁਰਾਈ ਕਰਦੇ ਨੇ, ਬੁਰਾ ਕੰਮ ਕਰਦੇ ਨੇ, ਉਹ ਬੁਰਾ ਕੰਮ ਕੀ ਹੈ, ਬੁਰਾ ਅਮਲ ਕੀ ਹੈ? ਜੋ ਮੇਰੇ ਪਾਕ ਪੈਗੰਬਰ ਦਾ ਤਰੀਕਾ ਨਹੀਂ ਉਹਨੂੰ ਅਪਣਾਓਗੇ ਤਾਂ ਉਹ ਬੁਰਾਈ ਹੈ, ਉਹ ਬੁਰਾਈ ਤੁਹਾਡੇ ਸਾਹਮਣੇ ਹੋਣ ਡਈ ਹੈ। ਇੱਕ ਦਫਾ ਖਤਮ ਸ਼ਰੀਫ ਸੀ 40ਵੇਂ ਦਾ, ਤੇ ਅਸਾਂ ਉੱਥੇ ਖਤਮ ਪੜ੍ਹਨ ਡਏ ਹੋਈਏ, ਤੇ ਇੱਕ ਵਿੱਚ ਅਹਿਲ ਹਦੀਸ ਆ ਗਿਆ ਤੇ ਕਹਿਣ ਲੱਗਾ, ਕਾਰੀ ਸਾਹਿਬ, ਮੈਨੂੰ ਕਹਿੰਦਾ, ਮੈਂ ਕਿਹਾ ਹਾਂਜੀ, ਕਹਿੰਦਾ ਇੱਕ ਖਤਮ ਜਿਹੜਾ ਤੁਸੀਂ ਪੜ੍ਹਦੇ ਹੋ ਇਹਦਾ ਕੋਈ ਸਬੂਤ ਵੀ ਹੈ? ਮੈਂ ਕਿਹਾ ਹਾਂ ਹੈ ਸਬੂਤ। ਉਹਨੇ ਕਿਹਾ ਕਿੱਥੇ ਲਿਖਿਆ? ਮੈਂ ਕਿਹਾ ਦਰੂਦ ਤਾਜ ਚ, ਦਰੂਦ, ਹਾਂ ਦਰੂਦ ਤਾਜ। ਉਹਨੇ ਕਿਹਾ ਦਰੂਦ ਤਾਜ ਇਹ ਸਬੂਤ ਹੈ ਕੋਈ? ਦਰੂਦ ਤਾਜ ਦਾ ਆਪਣਾ ਸਬੂਤ ਕੋਈ ਨਹੀਂ। ਮੈਂ ਆਖਿਆ ਗੱਲ ਸੁਣ, ਤੇਰਾ ਦਿਲ ਕਰਦਾ ਤੂੰ ਚੌਲ ਖਾ ਲਾ, ਸਾਡੇ ਚੌਲ ਨਾ ਬੰਦ ਕਰ, ਤੂੰ ਸਬੂਤ ਮੰਗਣ ਡਿਆ। ਉਹ ਕਹਿੰਦਾ ਨਮਾਜ਼ ਪੜ੍ਹਦੇ ਹੋ ਪਾਕ ਪੈਗੰਬਰ ਦੀ ਅਦਾ ਦੇ ਨਾਲ, ਨਮਾਜ਼ ਪੜ੍ਹਦੇ ਹੋ ਪਾਕ ਪੈਗੰਬਰ ਦੀ ਅਦਾ ਲੱਭਦੇ ਹੋ ਆਪਸ ਦੇ ਤਰੀਕੇ ਨਾਲ, ਰੋਜ਼ਾ ਆਪਸ ਦੇ ਤਰੀਕੇ ਨਾਲ, ਆਹ ਜਿਹੜਾ ਖਤਮ ਪੜ੍ਹਦੇ ਹੋ ਇਹ ਕਿਹਦੇ ਤਰੀਕੇ ਨਾਲ? ਮੈਂ ਕਿਹਾ ਯਾਰ ਤੂੰ ਹੁਣ ਵਧੀ ਨਾ ਅੱਗੇ ਗੱਲ, ਚੁੱਪ ਕਰ ਜਾ ਇੱਥੇ। ਕਹਿੰਦਾ ਨਹੀਂ ਦੱਸ ਤਾਂ ਸਹੀ। ਉਹ ਮੈਂ ਕਿਹਾ ਅਸੀਂ ਖਤਮ ਦੇ ਵਿੱਚ ਹੀ ਅਸੀਂ ਇੱਦਾਂ ਦੀਆਂ ਗੱਲਾਂ ਕਰ ਜਾਂਦੇ ਹਾਂ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਉਹਨੇ ਕਿਹਾ ਉਹ ਕਿਵੇਂ? ਮੈਂ ਕਿਹਾ ਮੇਰੇ ਵਾਲਿਦ ਸਾਹਿਬ ਖਤਮ ਪੜ੍ਹਨ ਜਾਣਾ ਨਾ ਉਹਨਾਂ ਨੇ, ਉਹ ਮੌਲਵੀ ਸਨ। ਮੈਂ ਕਿਹੜਾ ਅੱਬਾ ਜੀ ਖੀਰਾਂ ਤੁਸੀਂ ਖਾ ਆਉਂਦੇ ਹੋ, ਸਾਡੇ ਵਾਸਤੇ ਉਹ ਸੁੱਕੀਆਂ ਰੋਟੀਆਂ, ਸਾਗ ਦਾ ਡੋਂਗਾ ਭਰਿਆ ਹੋਇਆ ਅਤੇ ਮੱਕੀ ਦੀਆਂ ਰੋਟੀਆਂ ਲੈ ਆਉਂਦੇ ਹੋ, ਅਤੇ ਇਹ ਸਾਡੇ ਵਾਸਤੇ ਕੋਈ ਖੀਰ ਸ਼ੀਰ ਕੋਈ ਨਹੀਂ? ਉਹਨੇ ਕਿਹਾ ਮੇਰਾ ਪੁੱਤਰ ਤੂੰ ਇੰਝ ਕਰੀ, ਜਦੋਂ ਮੈਂ ਖਤਮ ਪੜ੍ਹਨ ਜਾਵਾਂ ਨਾ, ਤੂੰ ਵੀ ਬੂਹੇ ਥਾਣੇ ਮੈਂ ਝਾਤੀ ਮਾਰੀ, ਮੈਂ ਸਮਝ ਜਾਵਾਂਗਾ ਕਿ ਅਬਦੁਲਮਾਨ ਆ ਗਿਆ। ਮੇਰੀ ਉਮਰ ਉਦੋਂ ਹੀ ਥੋੜ੍ਹੀ ਸੀ। ਖੈਰ ਉਹਨੇ ਕਿਹਾ ਮੈਂ ਤੈਨੂੰ ਖਤਮ ਦੇ ਵਿੱਚ ਹੀ ਦੱਸ ਦਾਂਗਾ, ਜੇ ਖੀਰ ਹੋਈ ਤਾਂ ਆ ਜਾਈ, ਨਹੀਂ ਤਾਂ ਵਿੱਚ ਹੀ ਦੱਸ ਦਾਂਗਾ। ਮੈਂ ਕਿਹਾ ਠੀਕ। ਮੈਂ ਗਿਆ ਅਤੇ ਅੱਬੇ ਹੋਣਾ ਦੇ ਸਾਹਮਣੇ, ਅੱਬੇ ਹੋਣੀ ਖਤਮ ਪੈਣ ਡਏ ਹੋਣ ਅਤੇ ਅਲਿਫ ਲਾਮ ਮੀਮ ਜ਼ਾਲਿਕਲ ਕਿਤਾਬ ਲਾ ਰੈਬ ਫੀ, ਕੁਰਾਨ ਸ਼ਰੀਫ ਪੜ੍ਹਦਿਆਂ ਪੜ੍ਹਦਿਆਂ ਨਾ ਉਹਨਾਂ ਨੇ ਵਿੱਚ ਹੀ ਇੱਕ ਗੱਲ ਕਰ ਛੱਡੀ। ਕਹਿੰਦੇ ਦੋ ਰੋਟੀਆਂ ਮੱਕੀ ਦੀਆਂ ਉੱਤੇ ਚੀਰ ਮਚੀਰ, ਦੌੜ ਜਾ ਪੁੱਤ ਅਬਦੁਰਮਾਨਾ ਇੱਥੇ ਨਹੀਂ ਉਹ ਖੀਰ। ਇੱਥੇ ਖੀਰ ਸ਼ੀਰ ਕੋਈ ਨਹੀਂ, ਮੇਰਾ ਪੁੱਤ ਨਸ ਜਾ, ਸਬਰ ਕਰਕੇ ਨਸ ਜਾ। ਅਰਜ਼ ਕਰਨ ਦਾ ਮਕਸਦ ਹੈ ਦੋਸਤਾ, ਸਾਰੀ ਜ਼ਿੰਦਗੀ ਇਹ ਐਵੇਂ ਸਿਰ ਮੈਂ ਨਹੀਂ ਠੱਗਦਾ ਰਿਹਾ ਤੇ ਹੋਰ ਵੀ ਐਵੇਂ ਠੱਗਣ ਡਏ ਨੇ। ਮਸਲਾ ਕਿ ਅਹਿਲ ਹਦੀਸ ਕਬੂਲ ਕਰਨ ਦੇ ਨਾਲ ਫਾਇਦਾ ਕੀ ਪਹੁੰਚਦਾ ਏ ਦੋਸਤਾ? ਫਾਇਦਾ ਇਹ ਪਹੁੰਚਦਾ ਏ, ਇੱਕ ਜਾਨ ਬਚਦੀ ਏ, ਮਾਲ ਬਚਦਾ ਏ, ਇੱਜ਼ਤ ਬਚਦੀ ਏ, ਈਮਾਨ ਬਚਦਾ ਹੈ ਉਸ ਪਾਸੇ। ਖੁਦਾ ਦੀ ਕਸਮੇ, ਹੁਣ ਜ਼ਰਾ ਤਵੱਜੋ ਕਰਨਾ, ਜਿਸ ਵਜ੍ਹਾ ਨਾਲ ਮੈਂ ਛੱਡ ਕੇ ਆਇਆ ਉਹ ਪਹਿਲੀ ਵਜ੍ਹਾ ਇਹ ਹੈ ਦੋਸਤਾ, ਮੈਂ ਅੱਲਾਹ ਤੋਂ ਡਰ ਗਿਆ। ਖੁਦਾ ਦੀ ਕਸਮੇ, ਖੁਦਾ ਤੋਂ ਡਰ ਕੇ ਆਪਣੀ ਗਲਤੀ ਨੂੰ ਗਲਤੀ ਤਸਲੀਮ ਕੀਤਾ ਹੈ। ਜਦ ਤੱਕ ਆਪਣੀ ਗਲਤੀ ਨੂੰ ਗਲਤੀ ਤਸਲੀਮ ਨਹੀਂ ਕਰੋਗੇ ਉਸ ਵਕਤ ਤੱਕ ਕੋਈ ਗਲਤ ਕੰਮ ਬੰਦਾ ਛੱਡਣ ਨੂੰ ਤਿਆਰ ਨਹੀਂ। ਅੱਲਾਹ ਤੋਂ ਡਰੇ ਹਾਂ, ਲੋਕਾਂ ਨੇ ਬੜਾ ਆਖਿਆ, ਹੁਣ ਤੱਕ ਕੀ ਕਰਦਾ ਰਹੇ? ਮੈਂ ਕਿਹਾ ਵੀ ਅੱਲਾਹ ਦੇ ਹੁਕਮ ਦੇ ਖਿਲਾਫ ਚੱਲਦਾ ਰਿਹਾ। ਅੱਲਾਹ ਦੇ ਪਾਕ ਪੈਗੰਬਰ ਜਨਾਬ ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਤਰੀਕੇ ਦੇ ਖਿਲਾਫ ਚੱਲਦਾ ਰਿਹਾ। ਕੀ ਆਖਿਆ? ਆਖਿਆ ਸਹਾਬੇ ਰਸੂਲ ਤੂੰ ਦੂਰ ਰੀਆਂ, ਮੇਰੇ ਸਿਰ ਤੇ ਸ਼ੈਤਾਨ ਰਹਿਮਾਨ ਤੂੰ ਦੂਰ ਕੀਤਾ, ਨਮ ਮੰਨਦਾ ਹਦੀਸ ਕੁਰਾਨ। ਮੈਂ ਮਾਫੀ ਮੰਗਦਾ ਅੱਲਾ ਤੂੰ, ਜਿਹੜੇ ਲਏ ਹਮ ਸਹਾਬਾ ਤੇ ਬਹੁਤਾਨੇ, ਮਸਾਂ ਬੱਚਿਆਂ ਮੁਹੰਮਦੀ ਦੋਜ਼ਖ ਤੂੰ, ਰੱਬਾ ਤੇਰਾ ਬਹੁ ਇਹਸਾਨ। ਇਸ ਵਾਸਤੇ ਦੋਸਤਾ, ਅੱਲਾਹ ਦਾ ਖੌਫ ਮੇਰੇ ਦਿਲ ਵਿੱਚ ਇਹ ਆਇਆ ਕਿ ਅਸਾਂ ਜੋ ਕੁਛ ਕਰਨ ਡਏ, ਕਿਆ ਕਿ ਇਹ ਕੁਰਾਨ ਵਿੱਚ ਹੈ? ਕੁਰਾਨ ਵਿੱਚ ਇਹ ਖਤਮ ਹੈ? ਔਰ ਕੁਰਾਨ ਵਿੱਚ ਇਹ ਚੀਜ਼ ਹੈ ਕਿਸੇ ਨੂੰ ਕਿਸੇ ਦੇ ਘਰ ਗਏ ਐਵੇਂ ਨਾ ਕੁੰਡੀ ਖੜਕਾਣੀ ਨਾ ਕੁਛ, ਐਵੇਂ ਚਲੇ ਗਏ। ਪੀਰੋਣੀ ਆ ਗਏ, ਪੀਰੋਣੀ ਆ ਗਏ, ਸਾਰੇ ਖੜੇ ਹੋ ਗਏ। ਪੀਰ ਉਹਨਾਂ ਨੇ ਜਿਸ ਵੱਛੀ ਦੇ ਉੱਤੇ ਜਾਂ ਜਿਸ ਝੋਟੀ 'ਤੇ ਹੱਥ ਰੱਖ ਚੜਿਆ, ਬਸ ਇਹ ਪੀਰ ਦੀ ਹੋ ਗਈ, ਇਹ ਮੇਰੀ। ਮੁਰੀਦ ਨੇ ਕਹਿਣਾ, ਜਨਾਬ ਇਹ ਸਾਰਾ ਕੁਛ ਹੀ ਤੁਹਾਡਾ। ਜੇ ਮੁਰੀਦ ਕੋਈ ਅੱਛੇ ਅਕੀਦੇ ਦਾ ਹੋਣਾ ਨਾ, ਬੀਬੀਆਂ ਨੇ ਕਹਿਣਾ, ਵੇ ਸੀਨ ਨੂੰ ਸਲਾਮ ਹੈ, ਸੀਨ ਨੂੰ ਯਾਨੀ ਕਿ ਸੈਯਦ ਦੀ ਸੀਨ ਨੂੰ ਸਲਾਮ ਹੈ, ਸੈਯਦ ਦੀ ਸੀਨ ਨੂੰ ਸਲਾਮ ਹੈ। ਇਹ ਪੀਰ ਆਇਆ ਹੈ, ਬੂਹੇ 'ਤੇ ਖਾਲੀ ਤੁਰ ਜਾਵੇ, ਇਹਨਾਂ ਜ਼ਨਾਨੀਆਂ ਤੁਹਾਨੂੰ ਤਬਾਹ ਬਰਬਾਦ ਕਰ ਛੱਡਿਆ ਹੈ, ਇਹਨਾਂ ਜ਼ਨਾਨੀਆਂ ਨੇ ਤੁਹਾਨੂੰ ਕਬਰ ਪੁਜਵਾ ਛੱਡੀ ਏ, ਇਹਨਾਂ ਜ਼ਨਾਨੀਆਂ ਨੇ ਤੁਹਾਨੂੰ ਕਿਸਮੋ ਕਿਸਮ ਦੇ ਰਿਵਾਜ ਪਾ ਛੱਡੇ ਨੇ, ਹਰ ਰਸਮ ਨੂੰ ਇਹਨਾਂ ਨੇ ਦੀਨ ਬਣਵਾ ਛੱਡਿਆ ਹੈ। ਸਾਰੀਆਂ ਬੀਬੀਆਂ ਨੇ ਜਿਹੜੀਆਂ ਅੱਲਾਹ ਦੇ ਖੌਫ ਕੋਲ ਡਰ ਜਾਂਦੀਆਂ ਨਾ, ਉਹ ਕਹਿ ਦਿੰਦੀਆਂ। ਇੱਕ ਦਫਾ ਸਾਡਾ ਪੇਟੀ ਭਾਈ ਪੀਰ ਤਾਈਂ ਗਿਆ ਵਿਚਾਰਾ ਕਿਤੇ, ਤਾਂ ਉੱਥੇ ਜਾ ਕੇ ਨਾ ਸੁੱਤਾ ਹੋਵੇ ਤੇ ਨਾਲ ਹੀ ਨਾ ਕਰਨ ਲੱਗ ਪਿਆ। ਉਹ ਮੁਰੀਦਣੀ ਕਹਿਣ ਲੱਗੀ, ਸਦਕੇ ਜਾਵਾਂ ਪੀਰ ਜੀ, ਇਹ ਕੀ? ਉਹਨੇ ਆਖਿਆ, ਮੁਰੀਦਣੀ ਚੁੱਪ ਕਰ, ਮਦੀਨੇ ਵਾਲੀ ਮਸੀਤ 'ਚ ਕੁੱਤਾ ਵੜਿਆ ਵੈਂਦਾ, ਤਾਂ ਮੈਂ ਇੱਥੋਂ ਹੱਕਾ ਜੋ ਦਿੱਤੀ ਏ, ਕੁੱਤਾ ਭੱਜ ਗਏ। ਮੈਂ ਕਿਹਾ ਅੱਛਾ। ਉਹਨੇ ਸੇਵੀਆਂ ਦਾ ਥਾਲ ਭਰ ਕੇ ਪਕਾ ਕੇ ਨਾ ਬਾਰੀ ਬਿਲੇ ਦੇ ਅੱਗੇ ਰੱਖ ਦਿੱਤਾ, ਥੱਲੇ ਮਿੱਠਾ ਚੀਨੀ ਅਤੇ ਘਿਓ ਥੱਲੇ ਰੱਖ ਦਿੱਤਾ। ਆਖਣ ਲੱਗਾ, ਮੁਰੀਦਣੀ ਥਾਲ ਭਰ ਕੇ ਪਕਾਈ ਚਾ, ਉੱਤੇ ਮਿੱਠਾ ਨਹੀਂ ਵੀ ਸੁੱਟਿਆ? ਉਹਨੇ ਜੋੜ ਕੇ ਸੰਭਾਲ ਕੇ, ਲਾ ਹੌਲਾ ਵਲਾ ਕੁਵਤ ਇਲਾ ਬਿੱਲਾ ਹਿਲ ਅਲੀ ਅਜ਼ੀਮ ਪੜ੍ਹ ਕੇ ਨਾ ਛਿੱਤਰ ਨਾਲ ਨਾ ਚੰਗੀ ਲੈਤਰੀਸ਼ਨ ਕੀਤੀ। ਕਹਿਣ ਲੱਗੀ ਕਿ ਤੈਨੂੰ ਥੱਲੇ ਇਹ ਸੇਵੀਆਂ ਦੇ ਥੱਲੋਂ ਨਜ਼ਰ ਨਹੀਂ ਆਉਂਦਾ, ਤਾਂ ਅੱਖ ਬੰਦ ਕੀਤੀ, ਤੇਰੀ ਨਜ਼ਰ ਮਦੀਨੇ ਜਾ ਪਹੁੰਚੀ। ਤੇ ਜਿਹੜੀਆਂ ਬੀਬੀਆਂ ਨੇਕ ਸਾਲੇ ਹਨ, ਸਮਝਦਾਰ ਹਨ, ਇਲਮ ਰੱਖਣ ਵਾਲੀਆਂ, ਉਹ ਕਦੀ ਵੀ ਝੂਠੇ ਪੀਰਾਂ ਤੇ ਯਕੀਨ ਨਹੀਂ ਕਰਦੀਆਂ। ਦੂਸਰੀ ਗੱਲ ਇਹ, ਸੱਚਾ ਤੇ ਸੁੱਚਾ ਪੀਰ ਹੈ ਜਨਾਬ ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਹੈ। ਦੋਸਤਾ, ਇਸ ਵਾਸਤੇ ਮੈਂ ਤਾਂ ਅੱਲਾਹ ਤੋਂ ਡਰ ਗਿਆ ਕਿ ਅਸੀਂ ਇੱਕ ਤਾਂ ਪਾਕ ਪੈਗੰਬਰ ਦੇ ਤਰੀਕੇ ਤੋਂ ਹਟਾ ਕੇ ਦੁਨੀਆ ਨੂੰ, ਇੱਕ ਤਾਂ ਹੁੰਦਾ ਬੰਦਾ ਇਕੱਲਾ, ਬੰਦਾ ਜੋ ਮਰਜ਼ੀ ਕਰੇ ਉਹ ਇਕੱਲੇ ਨੇ ਅੱਗੇ ਜਾ ਕੇ ਹਿਸਾਬ ਕਿਤਾਬ ਦੇਣਾ ਹੈ, ਅਤੇ ਜਿਹੜਾ ਤਬਲੀਗ ਹੀ ਇਹੀ ਕਰੇ, ਉਹ ਮੀਆਂ ਆਇਆ ਕਰੋ, ਆ ਕੇ ਦਰਬਾਰਾਂ ਦੇ ਉੱਤੇ ਆ ਕੇ ਮੰਨਤਾਂ ਮੰਨਿਆ ਕਰੋ, ਅਤੇ ਕਿਤਨਾ ਬੜਾ ਗੁਨਾਹ ਹੈ। ਅਤੇ ਇਸ ਵਾਸਤੇ ਮੇਰੇ ਭਾਈਆ, ਮੇਰਿਆ ਦੋਸਤਾ, ਜੇ ਅਗਰ ਆਪਣਾ ਈਮਾਨ ਬਚਾਉਣਾ ਚਾਹੁੰਦਾ ਹੈ, ਮੈਂ ਦਾਵਤ ਸੁਖਨ ਉਹਨਾਂ ਮੌਲਵੀਆਂ ਨੂੰ ਦੇਣਾ, ਉਹਨਾਂ ਲੋਕਾਂ ਨੂੰ ਦੇਣਾ ਜਿਹੜੇ ਲੋਕ ਬੜਾਵਤੀ ਪੀਰ ਦੇ ਕਹਿਣੇ ਤੇ ਆਪਣੀ ਜ਼ਮੀਨ ਨੂੰ ਕਬਰਾਂ ਦੇ ਉੱਤੇ ਸਜਦੇ ਕਰਦੇ ਨੇ, ਕਬਰਾਂ 'ਤੇ ਜਾ ਕੇ ਜ਼ਮੀਨ ਨੂੰ ਝੁਕਾਉਂਦੇ ਨੇ, ਕਿਸਮੋ ਕਿਸਮ ਦੀਆਂ ਚਾਦਰਾਂ ਚੜ੍ਹਾਉਂਦੇ ਨੇ, ਮੇਰੀ ਉਹਨਾਂ ਵੱਲ ਗੁਜ਼ਾਰਿਸ਼ ਹੈ। ਦੋਸਤਾ, ਅਗਰ ਮੈਂ ਜਿਵੇਂ ਖੁਦਾ 'ਤੇ ਖੁਦਾ ਕੋਲੋਂ ਡਰ ਕੇ ਇਸ ਪਾਸੇ ਆ ਗਿਆ, ਤੂੰ ਖੁਦ ਤਹਕੀਕ ਕਰ, ਕੁਰਾਨ ਕੁਰਾਨ ਪਾਕ ਦਾ ਮੁਤਾਲਾ ਕਰ, ਪਾਕ ਪੈਗੰਬਰ ਜਨਾਬ ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਦਾ ਮੁਤਾਲਾ ਕਰ। ਬਾਕੀ ਵੱਡੇ ਵੱਡੇ ਪੀਰ, ਤਸਬੀਆਂ ਖੜਕਾਉਣ ਵਾਲੇ, ਦੇ ਮਾਰ ਸਾਢੇ ਚਾਰ ਤੇ ਨਾ ਭੁੱਲਿਆ ਕਰ। ਹਾਂ, ਬੇਰੂਪੀਏ ਬਣ ਕੇ ਤੇਰਾ ਈਮਾਨ, ਤੇਰਾ ਯਕੀਨ ਔਰ ਤੇਰੀ ਦੌਲਤ, ਤੇਰੀ ਜਾਨ, ਤੇਰੀ ਇੱਜ਼ਤ ਲੁੱਟ ਕੇ ਉਹ ਚਲੇ ਜਾਂਦੇ ਨੇ। ਇਸ ਵਾਸਤੇ ਮੁਹਤਰਮ ਅਜ਼ੀਜ਼ ਭਾਈਓ, ਦੋਸਤੋ, ਮੁਹੰਮਦ ਰਸੂਲੁਲ੍ਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਤਰੀਕਿਆਂ ਵਿੱਚ ਕਾਮਯਾਬੀ ਹੈ ਔਰ ਗੈਰਾਂ ਦੇ ਤਰੀਕਿਆਂ ਵਿੱਚ ਨਾਕਾਮੀ ਹੈ। ਔਰ ਇੱਕ ਚੀਜ਼ ਹੋਰ ਵੀ ਮੈਂ ਗੁਜ਼ਾਰਿਸ਼ ਕਰ ਦੇਵਾਂ, ਆਸਮਾਨ ਤੋਂ ਥੱਲੇ ਪੂਰੀ ਜ਼ਿੰਮੇਵਾਰੀ ਨਾਲ ਅਰਜ਼ ਕਰਨ ਲੱਗਾ, ਆਸਮਾਨ ਤੋਂ ਥੱਲੇ ਜ਼ਮੀਨ ਦੇ ਉੱਤੇ ਇਮਾਮ ਅਬੂ ਹਨੀਫਾ ਦਾ ਕੋਈ ਕੌਲ ਸਹੀ ਸਨਅਤ ਨਾਲ ਕੋਈ ਬੰਦਾ, ਕੋਈ ਹਨਫੀ ਨਹੀਂ ਵਿਖਾ ਸਕਦਾ ਕਿ ਆਪ ਨੇ, ਇਮਾਮ ਅਬੂ ਹਨੀਫਾ ਨੇ ਆਪਣੇ ਕਿਸੇ ਗੱਲ 'ਚ ਆਖਿਆ ਹੋਵੇ ਕਿ ਰਫਾ ਉਲ ਜਦੈਨ ਨਾ ਕਰਿਆ ਕਰੋ। بلکہ میرا تو اپنا ایک وجدان اپنا خیال یہی ہے کہ امام ابو حنیفہ دی کتاب ہی کوئی نہیں. اے اگر اللہ پاک امام ابو حنیفہ نو دوبارہ زندہ کرے جانا اس زمانے دے وچ انہاں حنفیاں سارے نو درے مارے کہ تساں میرے تے بہتان کیوں بنے. اور میرے بھائیو دوستو خدا تو ڈر کے دوسری گل یہ ہے جدو میں تحقیق شروع کیتی ہے تحقیق دی وجہ کیا بنی ہے میرا 1.5 سال تبلیغی جماعت نال بیرون بھی لگا ہوا ہے. جدو ساری جماعت یمن چ پہنچی ہے اتنے یمن دے ایک عالم سن انہوں نے میرے نال گفتگو کیتی رفع الجدین دے بارے ادو پھر میں کدو مندا سا وہ بھی بیچارہ کوشش بڑا کرتا رہا. اخیر انہیں آخیا کہ قاری عبد الرحمان جا تحقیق دے میدان کھلے ہوئے نہیں جا کے تحقیق کر اور نال نال دعا کرتا رہی یا اللہ مینو راہ مستقیم عطا فرما. دوستا میں دعا بھی کرتا رہا نال نال تحقیق بھی کرتا رہا بلکہ تحقیق کی کرنی سی میں دیوبندیاں تو ہٹ کے پھر میں بانی بریلی بھی گیا پھر جامعہ خیر المدارس میں پڑھیا ملتان اچ اور سارا کتاباں اتھے پڑھیا اور 3 سال تخصص دے دار العلوم کبیر والے جمع کیتے نے اور بریلوی بن گئے تو مینو کسے نے آ کے دیوبندی نے نہیں آکھیا قاری صاحب آ کی کیتا ہی. انہیں کہا چلو کوئی نہیں پیر بنیا پھردا ہے چلو کوئی نہیں تسبیح گل ٹاکڑک ٹاکڑک یا اللہ خیر. جدو میں ہوں اہل حدیث بنیا نا خیر المدارس دے استاد آئے نے آخر لگے قاری صاحب یہ کی کیتا میں کہ 30 سال پہلے تھی کتنے گم رہے. انہیں آخیا اِسی تو یہی سوچا بھوک کو لوگ بریلوی بن گیا انہوں دا شروع بھی کھان تو ہوتا تو ختم بھی کھان تو ہوتا کوئی گل نہیں. جب تو اہل حدیث بنے تو سارے گٹے چ بیٹھ گئے. میں کہ اللہ دی عطا ہے الحمدللہ اللہ دے خوف تو اور میں اپنی تحقیق نال کوئی میں جہل کوئی نہیں ہاں میں الحمدللہ ویکھ کے اور چارے بنے ویکھ کے میں اہل حدیث ہویا اور اللہ واسطے ہویا میں کسے واسطے نہیں ہویا. ایک اے جی دو چیزاں تیسری چیز دوستا مینو ہر مسئلہ پھر اوپرا لگن لگ پیا میرے پاک پیغمبر دا طریقہ کچھ سی میرے پاک پیغمبر جناب محمد الرسول اللہ صلی اللہ علیہ وسلم نے اپنی بچی زینب دی بچی نو چکیا تو آپ نے نماز ادا کر لئی تو حنفیہ نے در مختار اچ لکھ چھڑے آئے در مختار جلد نمبر اول صفحہ 119 ادھے وچ دیکھ سکتے ہو انہوں نے لکھا کہ تو سائنے کرو بچے دا کتے دا بچہ چوک کے نا وہ نماز پڑھ لیا کرو دا منہ بند دیا کرو تاکہ منہ نہ تھوڑے چٹ لیا کرے. پاک پیغمبر دے حدیث دی مخالفت فقہ لکھی گئی ہے میرے پاک پیغمبر دی ادا دی مخالفت کیتی تا حنفیاں کیتی ہے. میرے پاک پیغمبر نے رفع الجدین نال نماز ادا کیتی ہے. طریقہ مصطفیٰ جڑا ہے دوستو وہی کامیابی دا سبب ہے ورنہ ہور کسی جگہ تے کامیابی کوئی نہیں. اللہ اکبر. اس واسطے آکھیا ومن اساء فعلیہا برے کم دا نتیجہ برائی دا نتیجہ برائی دا وبال او بھی اپنے تے ہے ثم الی ربکم ترجعون. فرمایا پھر تسی اپنے رب دے سامنے لوٹاؤ جاؤ گے واپس اتھے جاؤ گے اللہ دے سامنے کھڑے ہوو گے کی جواب دیواں گے. اس واسطے دوستا میں تے صرف تانوں اتنا کچھ دسیا ہے جو مینوں سبق کی ملیا ہے لا الہ الا اللہ دو جوزن لا الہ الا اللہ محمد الرسول اللہ لا الہ الا اللہ محمد الرسول اللہ دو جزاں دے اتے ہی پوری دین دی عمارت کھڑی ہوئی ہے. دوستا قرآن اور پاک پیغمبر دا فرمان دعا گوہا اللہ پاک مینو اور توانو اسا سارے نو آئے ہوئے نے. میری گزارش ہے انہاں کولو بچ جگاں دے پیر دے کول چلا جا. پاک پیغمبر دا طریقہ میرے پاک پیغمبر دی ادا اوہی دو جہان تے کامیابی دا سبب ہے، اور جتھے بھی جاؤ گے دوستو لٹے جاؤ گے۔ دعا گو ہاں اللہ پاک۔